ਮੁਹੰਮਦ ਸਦੀਕ ਹੋਰਾਂ ਨਾਲ ਮੈਂ ਇੱਕ ਵਾਰ ਇੰਟਰਵਿਊ ਕੀਤੀ ਇਸ ਗੀਤ ਦੇ ਬਾਰੇ 'ਚ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਗਿਆਨੀ ਸੋਹਣ ਸਿੰਘ ਜੀ ਸੀਤਲ ਹੋਰਾਂ ਦਾ ਲਿਖਿਆ ਹੋਇਆ ਗੀਤ ਮੈਂ ਸਟੇਜਾਂ 'ਤੇ ਗਾਉਂਦਾ ਸਾਂ ਅਤੇ ਮੈਂ HMV ਦੇ ਵਿੱਚ ਰਿਕਾਰਡ ਕਰਵਾਇਆ ਆ ਪਰ ਮੈਂ ਉਹਨਾਂ ਤੋਂ ਇਜਾਜ਼ਤ ਨਹੀਂ ਸੀ ਲਈ ਪਹਿਲਾਂ ਕਹਿੰਦੇ ਰਿਕਾਰਡ ਕਰਵਾ ਕੇ ਜਦੋਂ ਮੈਂ ਸੀਤਲ ਸਾਹਿਬ ਦੇ ਕੋਲ ਗਿਆ ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਤੁਹਾਡਾ ਗੀਤ ਰਿਕਾਰਡ ਕਰਵਾ ਦਿੱਤਾ ਹੈ ਜੀ ਹੁਣ ਗੁੱਸਾ ਨਾ ਕਰਿਓ ਅਤੇ ਕਹਿੰਦੇ ਸੀਤਲ ਸਾਹਿਬ ਹੁਰੀ ਸੱਚੀ ਗੁੱਸੇ 'ਚ ਆਏ ਕਹਿੰਦੇ ਤੂੰ ਮੇਰੇ ਬਿਨਾਂ ਪੁੱਛੇ ਤੂੰ ਇਹ ਗੀਤ ਰਿਕਾਰਡ ਕਿਉਂ ਕਰਵਾਇਆ ਅਤੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਸੀਤਲ ਸਾਹਿਬ ਤੁਸੀਂ ਮੇਰੀ ਬੇਨਤੀ ਮੰਨ ਲਓ ਮੈਂ ਇੱਕ ਵਾਰ ਤੁਹਾਨੂੰ ਵਿਖਾਉਣਾ ਚਾਹੁੰਦਾ ਕਿ ਮੈਂ ਉਹ ਗੀਤ ਰਿਕਾਰਡ ਕਰਵਾਇਆ ਕਿਵੇਂ ਹੈ ਅਤੇ ਜੇ ਤੁਹਾਨੂੰ ਨਾ ਪਸੰਦ ਆਵੇ ਤਾਂ ਮੈਂ ਉਹ ਗੀਤ ਕੈਂਸਲ ਕਰਵਾ ਦਿਆਂਗਾ ਕਹਿੰਦੇ ਮੈਂ ਉਹ ਗੀਤ ਹੂਬ ਹੂ ਮੈਂ ਅਤੇ ਰਣਜੀਤ ਕੌਰ ਜੀ ਨੇ ਸੀਤਲ ਸਾਹਿਬ ਨੂੰ ਗਾ ਕੇ ਸੁਣਾਇਆ ਅਤੇ ਕਹਿੰਦੇ ਸੀਤਲ ਸਾਹਿਬ ਨੇ ਮੈਨੂੰ ਕਲਾਵੇ ਵਿੱਚ ਲੈ ਕੇ ਕਿਹਾ ਸਦੀਕ ਜੀ ਮੈਂ ਇਹ ਗੀਤ ਇਸੇ ਤਰ੍ਹਾਂ ਰਿਕਾਰਡ ਕਰਨਾ ਚਾਹੁੰਦਾ ਸਾਂ ਇਹ ਗੀਤ ਨੂੰ ਰਿਕਾਰਡ ਹੋਇਆ ਰਿਲੀਜ਼ ਹੋ ਲੈਣ ਦਿਓ ਉਹ ਗੀਤ ਰਿਲੀਜ਼ ਹੋਇਆ ਅਤੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਕਿਤੇ ਪੰਜਾਬੀ ਵੱਸਦਾ ਹੈ ਉਹਨਾਂ ਨੇ ਉਹ ਗੀਤ ਜ਼ਰੂਰ ਸੁਣਿਆ ਹੈ ਬਹੁਤ ਸਾਰੇ ਹੋਰ ਵੀ ਗੀਤ ਸੀਤਲ ਸਾਹਿਬ ਨੇ ਆਪਣੀ ਜ਼ਿੰਦਗੀ ਵਿੱਚ ਲਿਖੇ ਫਿਰ ਕਦੇ ਉਹਨਾਂ ਦੀ ਗੱਲ ਕਰਾਂਗੇ ਆਓ ਸੁਣਦੇ ਹਾਂ ਗਿਆਨੀ ਸੋਹਣ ਸਿੰਘ ਜੀ ਸੀਤਲ ਹੋਰਾਂ ਦੀ ਉਹ ਅਮਰ ਰਚਨਾ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਹੋਰਾਂ ਦੀ ਆਵਾਜ਼ 'ਚ ਮਲਕੀ ਤੂੰ ਦੇ ਉੱਤੇ ਭਰਦੀ ਸੀ ਪਈ ਪਾਣੀ ਉਹ ਕੀ ਮਾਂ ਕੋਲ ਆ ਕੇ ਬੇਨਤੀ ਗੁਜ਼ਾਰੇ ਉਹ ਕੀ ਮਾਂ ਕੋਲ ਆ ਕੇ ਬੇਨਤੀ ਗੁਜ਼ਾਰੇ ਉਹ ਲੰਮਾ ਪੈਂਡਾ ਰਾਹੀ ਮਰ ਗਏ ਨੀ ਪਿਆਸੇ ਉਹ ਲੰਮਾ ਪੈਂਡਾ ਰਾਹੀ ਮਰ ਗਏ ਨੀ ਪਿਆਸੇ ਬਈ ਛੰਨਾ ਪਾਣੀ ਦਾ ਇੱਕ ਦੇ ਨੀ ਮੁਟਿਆਰੇ ਹਾਏ ਉੱਡਦੇ ਉੱਡਦੇ ਪੌਰ ਆ ਗਏ ਨੀ ਪਰਦੇਸੀ ਬਈ ਤੇਰੇ ਜੋਬਨਾ ਦੇ ਲੈਣ ਨੀ ਨਜ਼ਾਰੇ ਉਹ ਪੱਲਾ ਨਾ ਕਰ ਐਵੇਂ ਚੁੰਨੀ ਸਾੜ ਬਵੇਂਗੀ ਨੀ ਕੁੜੀਏ ਪੱਲਾ ਨਾ ਕਰ ਐਵੇਂ ਚੁੰਨੀ ਸਾੜ ਬਵੇਂਗੀ ਨੀ ਕੁੜੀਏ ਤੇਰੇ ਕੁੰਡ ਵਿੱਚ ਬਲਦੇ ਦਿਖਦੇ ਦੂ ਅੰਗਿਆਰੇ ਫੁੱਲਾਂ ਦੇ ਦੁਆਰੇ ਤੂੰ ਤਾਂ ਜਾਪੇ ਕਿਸੇ ਹੀਰ ਦਾ ਟੁਟਾਊ ਵੇ ਰਾਂਝੇ ਵਾਂਗ ਕੱਠੇ ਵੰਜਲੀ ਕੰਨੀ ਵਾਲੇ ਸਾਨੂੰ ਛੇ ਨਾ ਸਾਡਾ ਚਾਚਾ ਸੂਬੇਦਾਰ ਵੇ ਮੁੰਡਿਆ ਸਾਨੂੰ ਛੇ ਨਾ ਸਾਡਾ ਚਾਚਾ ਸੂਬੇਦਾਰ ਵੇ ਮੁੰਡਿਆ ਉਹ ਫੜ ਕੇ ਕਰ ਦੋ ਤੈਨੂੰ ਅਕਬਰ ਦੇ ਹਵਾਲੇ ਕਹਿੰਦਾ ਕਿਉਂ ਪਰਦੇਸੀਆਂ ਨੂੰ ਤਾੜੇ ਪੂਰਾ ਹੀ ਕਹਿੰਦਾ ਕਿਉਂ ਪਰਦੇਸੀਆਂ ਨੂੰ ਤਾੜੇ ਬਈ ਐਵੇਂ ਮਾਣ ਜਵਾਨੀ ਜੂਬਨ ਦਾ ਨੀ ਕਰਕੇ ਉਹ ਛੰਨਾ ਨਹੀਂ ਤੇ ਸਾਨੂੰ ਚੱਪੇ ਨਾਲ ਪਿਆਦੇ ਛੰਨਾ ਨਹੀਂ ਤੇ ਸਾਨੂੰ ਚੱਪੇ ਨਾਲ ਪਿਆ ਦੇ ਬਈ ਤੇਰੇ ਹੱਥੋਂ ਨਾਜੂ ਪੀ ਲਾਂਗੇ ਬੁੱਕ ਭਰ ਕੇ ਹਾਏ ਪਾਣੀ ਲਾਲ ਸ਼ਰਾਬ ਬਣ ਗਿਆ ਜਾਤੇ ਫਰੀਏ ਨੀ ਤੇਰੇ ਮਹਿੰਦੀ ਦੇ ਲਿਸ਼ਕਾਰੇ ਕੋਲੋਂ ਡਰ ਕੇ ਉਹ ਬਿਜਲੀ ਬਦਲਾ ਓਲੇ ਨਿੰਨੀ ਨਿੰਨੀ ਚਮਕੇ ਨੀ ਮੁਟਿਆਰੇ ਤੂੰ ਜਦ ਹੱਸਣੀ ਐ ਪੱਲੇ ਦਾ ਓਲਾ ਕਰਕੇ ਕੀ ਦਾ ਗੱਭਰੂ ਕੀ ਮਾਂ ਉਹ ਸੁਣ ਮੁਟਿਆਰੇ ਮੈਂ ਮਲਕੀ ਦਾ ਗੱਭਰੂ ਕੀ ਮਾਂ ਨੀ ਮੇਰਾ ਵਤਨੇ ਰਾਂਝੇ ਵਾਲਾ ਤਖਤ ਹਜ਼ਾਰਾ ਉਧੜ ਮੁਗਲਾਣੇ ਰਾਏ ਮੁਬਾਰਕ ਦੇ ਕਰ ਜਾਣਾ ਮੈਂ ਅੜੀਏ ਨੀ ਤੂੰ ਵੀ ਦੱਸ ਦੇ ਮੈਨੂੰ ਆਪਣਾ ਨਾਮ ਪਿਆਰਾ ਕਰੇ ਕਿਨਾਰਾ ਮੈਂ ਨੀ ਦੱਸਣਾ ਕਿ ਮੈਂ ਹੀ ਹਾਂ।